ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਇਹ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚਾ ਆਏ ਗੁਰ ਰਾਖੇ ਸੇ ਉਬਰੇ ਜੰਮਾ ਆਵਾ ਜਾਏ ਇਹ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚਾ ਆਏ ਉਬਰੇ ਹੋਰ ਮਰ ਜੰਮਾ ਆਵਾ ਜਾਏ ਹੋਰ ਮਰ ਜੰਮਾ ਹੈ ਆਵ ਹੈ ਜਾਵ ਹੈ ਅੰਤ ਗਏ ਪਛਤਾਵ ਹੈ ਬਿਨ ਨਾਵਾ ਸੁਖ ਨਾ ਹੋਈ ਅਥਾ ਕਮਾਵਾ ਸੋ ਫਲ ਪਾਵਾ ਮਨ ਮੁਖ ਹੈ ਪਤ ਖੋਈ ਜਮਪੁਰ ਘੋਰ ਅੰਧਾਰ ਮਹਾਗੁਬਾਰ ਨਾ ਕਿੱਥੇ ਭੈਣ ਨਾ ਪਾਈ ਇਹ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚਾ ਆਈ ਕਾਇਆ ਕੰਚਨ ਤਾਂ ਥੀਆ ਜਾਂ ਸਤਿਗੁਰ ਲਏ ਮਿਲਾਏ ਭ੍ਰਮ ਮਾਇਆ ਚਹੋ ਕੱਟਿਆ ਸਚੁੜਾ ਨਾਮ ਸਮਾਏ ਸੱਚਾ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੈ ਦਿਨ ਰਾਤੀ ਵਿੱਚ ਹੋਮੈ ਜਾਏ ਜਿਨੀ ਪੁਰਖੀ ਹਰ ਨਾਮ ਚਿਤ ਲਾਇਆ ਤਿਨਕਾ ਹੋ ਲਾਗੋ ਪਾਏ ਕਾਇਆ ਕੰਚਨ ਤਾਂ ਥੀਆ ਜਾ ਸਤ सतगुर लय मिलाए सो सच्चा सच सुलाहिया जे सतगुर दे बुझाए सतगुर परम पुलाणिया क्या मोह देसन आका जाए क्या देन मोह आ जाए अवगुण पशुताए दुखो दुख कमाए नाम रतिया से रंग चलूला फिर का अंत समाए जीवड अवर ना सूजई किसे आका कहिया जाए सो सच्चा सच सलाहिया जे सतगुर दे बुझाए जिनी सचड़ा सच सुलाहिया हाँ तिन लागो पाए सच्चे निर्मले तेन मिलिया माल सब जाए तेन मिलिया माल सब जाए सच्चा सार नाए सच्चा सहज सुभाए नाम निरंजन अगम अगोचर सतगुर दिया बुझाए दिन भगत करहे रंग राते नानक सच समाए जिनी सचड़ा सच तियाया हाँ तिनका लागो पाए अन दिन भगत करहे रंग राते नानक सच समाए सचड़ा सच तियाया हाँ तिनका लागो पाए वाहे गुरु जी का خالصہ واہگرو جی کی فتح وڈہنس محلہ تیجا کہو سریر ججری ہے اس نو جڑ پہنچا آئے گور راکھے سے ابرے ہور مر جمع آوے جائے